मुझको सरकार का आस्ता मिल गया जी, मुझको सरकार का आस्ता मिल गया, मुझको सरकार का आस्ता मिल गया। जिन्हों शुक्राना करना है हाथ खड़ा करके कहेगा, मुझको सरकार का आस्ता मिल गया, मुझको सरकार का आस्ता मिल गया जी, मुझको सरकार का मिल गया जी, मुझको सरकार का आसरा मिल गया, मुझको सरकार का आसरा मिल गया, मुझको सरकार का आसरा मिल गया, मुझको सरकार का आसरा मिल गया, मुझको सरकार का, मुझको सरकार का आस्ता मिल गया। कारी शाह दी औकात, मुझको सरकार का आस्ता मिल गया, मैं जमीन था मुझे आसमां मिल गया, मैं जमीन था मुझे आसमां मिल गया जी, मैं जमीन था मुझे आसमां मिल गया, मुझे आसमां मिल गया जी, मैं जमीन था मुझे आसमां मिल गया, मैं जमीन था मुझे आसमां मिल गया, मैं जमीन था मुझे आसमां मिल गया, मैं जमीन था मुझे आसमां मिल गया, तो सरकार का आसमां हमसे पूछो तो सारा जहां मिल गया, हमसे पूछो तो सारा जहां मिल गया, हमसे पूछो तो सारा जहां मिल गया, हमसे पूछो तो सारा जहां मिल गया, हमसे पूछो तो सारा जहां मिल गया, हमसे पूछो तो सारा दहलीज़े सरकार पर, आके बैठा हूँ दहलीज़े सरकार पर, मैंने जो चाहा मुझको यहाँ मिल गया, मैंने जो चाहा मुझको यहाँ मिल गया, मैंने जो चाहा मुझको यहाँ मिल गया, मैंने जो चाहा मुझको चाह मुझको क्या मिल गया। ਜਿਹੜਾ ਆਸ਼ਿਕ ਹੁੰਦਾ ਹੈ ਜਾਂ ਦੀਵਾਨਾ ਹੁੰਦਾ ਹੈ ਉਹਦਾ ਸ਼ੌਕ ਇੰਨਾ ਕਿ ਨਹੀਂ ਮੈਂ ਪੈਪਸੀ ਮੰਗੀ ਤੇ ਮਿਲ ਗਈ, ਮੈਂ ਪੈਸੇ ਮੰਗੇ ਤੇ ਮਿਲ ਗਏ, ਨਹੀਂ ਨਹੀਂ ਉਹਦਾ ਸ਼ੌਕ ਇਹ ਨਹੀਂ ਹੁੰਦਾ। ਉਹਦਾ ਸ਼ੌਕ ਕੀ ਹੈ? ਆਪ ਕੋ ਮੰਗ ਕਰ ਸ਼ਾਜੀ ਔਰ ਮੰਗੂ ਮੈਂ ਕਿਆ। ਉਹ ਦੀਵਾਨੇ ਦੀ ਗੱਲ ਵੇਖ, ਆਪ ਕੋ ਮੰਗ ਕਰ ਜਿਹਦਾ ਪਹਿਲੇ ਧਿਆਨ ਨਹੀਂ ਸ਼ੇਰਾਂ ਤੇ, ਬਸ ਇਹਦੇ ਤੇ ਧਿਆਨ ਕਰ ਲਓ। ਆਪ ਕੋ ਮੰਗ ਕਰ ਔਰ ਮੰਗੂ ਮੈਂ ਕਿਆ। ਹੱਥ ਸੱਜਾ ਖੜਾ ਕਰਕੇ ਕਹਿਣਾ ਮੁਸਤਫਾ ਮਿਲ ਗਏ ਕੁੱਲ ਚਾਹਾ ਮਿਲ ਗਿਆ, ਮੁਸਤਫਾ ਮਿਲ ਗਏ ਕੁੱਲ ਚਾਹਾ ਮਿਲ ਗਿਆ, ਮੁਸਤਫਾ ਮਿਲ ਗਏ ਕੁੱਲ ਚਾਹਾ ਮਿਲ ਗਿਆ ਜੀ, ਮੁਸਤਫਾ ਮਿਲ ਗਏ ਕੁੱਲ ਚਾਹਾ ਮਿਲ ਗਿਆ, ਮੁਸਤਫਾ ਮਿਲ ਗਏ ਕੁੱਲ ਚਾਹਾ ਮਿਲ ਗਿਆ, ਮੁਸਤਫਾ ਮਿਲ ਗਏ ਕੁੱਲ ਚਾਹਾ ਮਿਲ ਗਿਆ। ਇੱਕ ਕਬੂਤਰ ਚੌਂਕ ਮੱਕਾ ਪਾ ਕੇ, ਇੱਕ ਕਬੂਤਰ ਚੌਂਕ ਮਦੀਨਾ ਪਾ ਕੇ, ਹਮਸੇ ਅੱਛੇ ਹੈ ਬਸ ਬਸ ਬਸ ਉਹ ਕਬੂਤਰ ਜਿਨੇ ਉਸ ਗਲੀ ਮੇ ਕਹੀਂ ਆਸ਼ੀਆ ਮਿਲ ਗਿਆ, ਉਸ ਗਲੀ ਮੇ ਕਹੀਂ ਆਸ਼ੀਆ ਮਿਲ ਗਿਆ ਜੀ, ਉਸ ਗਲੀ ਮੇ ਕਹੀਂ ਆਸ਼ੀਆ ਮਿਲ ਗਿਆ, ਉਸ ਗਲੀ ਮੇ ਕਹੀਂ ਆਸ਼ੀਆ ਮਿਲ ਗਿਆ ਜੀ, ਉਸ ਗਲੀ ਮੇ ਕਹੀਂ ਆਸ਼ੀਆ ਮਿਲ ਗਿਆ, ਉਸ ਗਲੀ ਮੇ ਕਹੀਂ ਆਸ਼ੀਆ ਮਿਲ ਗਿਆ, ਉਸ ਗਲੀ ਮੇ ਕਹੀਂ ਆਸ਼ੀਆ ਮਿਲ ਗਿਆ, ਹਮਸੇ ਅੱਛੇ ਅੱਛੇ ਉਸ ਗਲੀ ਗਲਾ ਗੁਮੈ ਜਿਸ ਮੇ ਮੰਗਤੇ ਤਾਜਦਾਰ ਫਿਰਦੇ ਹੈ, ਹਮਸੇ ਅੱਛੇ ਹੈ ਬਸ ਬਸ ਵੋ ਕਬੂਤਰ ਜਿਨੇ, ਹਮਸੇ ਅੱਛੇ ਹੈ ਬਸ ਵੋ ਕਬੂਤਰ ਜਿਨੇ, ਉਸ ਗਲੀ ਮੇ ਕਹੀਂ ਆਸ਼ੀਆ ਮਿਲ ਗਿਆ, ਉਸ ਗਲੀ ਛੋਟਾ ਜਿਹਾ ਬੱਚਾ ਬੱਚਾ ਕਸੂਰ ਸ਼ਰੀਰ ਤੋਂ ਆਇਆ ਹੈ, ਉਹਦੇ ਅੱਬੂ ਨੇ ਫਰਮਾਇਆ ਹੈ ਕਿ ਕਾਰੀ ਸਾਹਿਬ ਇੱਕ ਸ਼ੇਰ ਕਿਸੇ ਪੜ੍ਹ ਕੇ ਵਾਹ ਵਾਹ।